5, 10, 15, 20, 25, 30. You know it's never too much. Yeah, we got the energy reduced up. Maximum booster. 5, 10, 15, 20, 25, 30. You know it's never too much. Yeah, we got the energy reduced up. Yeah, we got the energy reduced up. 5, 10, 15, 20, 25, 30. You know it's never too much. Yeah, we got the energy reduced up. Maximum booster. We'll be right back. тебя не хочу, я тебя не люблю, я к тебе не вернусь, тебя больше нет. Ты меня забудь, ты меня прости, ты меня ночами темными позади. We'll be right back. Yeah. muévala, muévala, muévala, muévala, muévala. Vivo pero piéntala, piéntala, piéntala, piéntala, piéntala, piéntala. Pare que no pare que no, muévala, muévala, muévala, muévala, muévala, muévala, muévala. Muévala, muévala, muévala, muévala, muévala, muévala, muévala. Vivo pero piéntala, piéntala, piéntala, piéntala, piéntala, piéntala. Pare que no pare que no. Muévala, muévala, muévala, muévala, muévala, muévala, muévala, muévala. I'm not afraid to die. touching on you. When I'm touching on you. When I'm loving on you. No arrest, but mama, jab it. No arrest, but mama, jab it. No arrest, but mama, jab it. Down to the floor. We'll be right back.

these two possibilities actually could merge, and whether the physical, let's say that the real essence of consciousness is non-physical. And it may be that physical realms are a project of this movement. We'll be right back. ਕਿੰਨੀਆਂ ਕੁਵਾਰੀਆਂ ਨੇ ਦੇਖੀ ਵੇ ਦੁਪੱਟੇ ਤੇਰੇ ਵੇਖਦੇ ਇੰਨੀ ਸੋਹਣੀ ਕੁੜੀ ਲੱਗੇ ਜੱਟੀ ਦੇ ਲੈ ਕੇ ਮੈਨੂੰ ਜਦੋਂ ਉਹ ਦੇਖੇ ਗਾਣਾ ਲਿਖਦੇ ਕੰਮ ਮੈਨੂੰ ਬੜੇ ਸਨੇ ਵਾਲੇ ਕੋਲੋਂ ਬੜੇ ਨਾਲੇ ਹਲੇ ਮੈਂ ਸਫੂਰਾ ਗੇੜਾ ਮਾਰਨਾ ਆਉਂਦਾ ਹੀ ਪਿਆਰੀ ਉਹਦਾ ਹੋਣਾ ਇੰਤਜ਼ਾਰੀ ਉਹਦਾ ਚੱਜ ਨਾਲ ਹੋਈ ਮੈਂ ਪਿਆਰ ਨਾ ਡਰ ਲੱਗਦਾ ਨਾ ਕਿਤੇ ਰਹਿ ਜਾਵਾਂ ਸੱਤੀਆਂ ਸੱਤੀ ਨਾਲ ਲੜਦੀ ਚੁੰਨੀ ਮੇਰੀ ਰੱਖ ਦੇ ਨਾਰੀਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਚੁੰਨੀ ਮੇਰੀ ਰੱਖ ਦੇ ਨਾਰੀਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਕੁੜੀਆਂ ਕੁਵਾਰੀਆਂ ਨੇ ਦੇਖੀ ਵੇ ਦੁਪੱਟੇ ਤੇਰੇ ਵੇਖਦੇ